ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾ ਸਰਬਨ ਦਾਨ ਪੂਰਨ ਗੁਰਦੇਵ ਸਰਬਨ ਦਾਨ ਪੂਰਨ ਗੁਰਦੇਵ ਜਪਤ ਨਰ ਜੀਵ ਮਰ ਖੁਆਰ ਸਾਕਤ ਨਰ ਥੀਵ ਰਾਮ ਨਾਮ ਹੋਆ ਰਖਵਾ ਚਖ ਮਾਰੋ ਸਾਕਤ ਵਿਚਾਰਾ ਨਿੰਦਾ ਕਰ ਕਰ ਪਚਹਿ ਕਨੇਰ ਤਕ ਫਾਸ ਗਲੈ ਸਿਰ ਪੈਰੇ ਕਹੋ ਨਾਨਕ ਜਪਹਿ ਜਨ ਨਾਮ ਤਾਕੇ ਨਿਕਟ ਜਪਹਿ ਜਨ ਨਾਮ ਤਾਕੇ ਨਿਕਟ ਨਾ ਆਵੈ ਜਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪੰਜਵਾ ਸਰਬ ਨਿਧਾਨ ਪੂਰਨ ਗੁਰਦੇਵ